ਤਪਦੇ ਆ ਧੁੱਪਾਂ ਅਤੇ ਛਾਵਾਂ ਕੋਲੋਂ ਪੁੱਛ ਜਿੱਥੇ ਮੈਂ ਰੁਲੀ ਉਹਨਾਂ ਰਾਵਾਂ ਕੋਲੋਂ ਪੁੱਛ ਤਪਦੇ ਆ ਧੁੱਪਾਂ ਅਤੇ ਛਾਵਾਂ ਕੋਲੋਂ ਪੁੱਛ ਜਿੱਥੇ ਮੈਂ ਰੁਲੀ ਉਹਨਾਂ ਰਾਵਾਂ ਕੋਲੋਂ ਪੁੱਛ ਆਪਣੀ ਬਣਾ ਕੇ ਮੁੱਖ ਮੁੜ ਜਾਣ ਵਾਲਿਆ ਕਿੰਨਾ ਲੱਗਦਾ ਏ ਦੁੱਖ ਦਿਲ ਤੋੜ ਜਾਣ ਵਾਲਿਆ ਕਿੰਨਾ ਲੱਗਦਾ ਏ ਦੁੱਖ ਦਿਲ ਤੋੜ ਜਾਣ ਮਿੱਟੀ ਵਿੱਚ ਰੋਲ ਗਏ ਖੁਸ਼ੀਆਂ ਤੇ ਚਾਵਾਂ ਨੂੰ ਸਾਹ ਤੋਂ ਪਿਆਰ ਆਵੇ ਪੁੱਛਿਓ ਨਾ ਸਾਵਾਂ ਨੂੰ ਹੰਝੂਆਂ ਨਾ ਦਾਤਾ ਸਾਡਾ ਜੋੜ ਜਾਣ ਵਾਲਿਆ ਕਿੰਨਾ ਲੱਗਦਾ ਆਪਣੇ ਕੋਲੋਂ ਤੂੰ ਵਿਛੋੜ ਜਾਣ ਵਾਲਿਆ